ਨਹੀਂ ਸਰ ਯਾਦ ਰੱਖੇਗੀ ਤੂੰ ਯੇ ਰਾਹ ਮਿਲਨ ਸੇ ਅੰਬਰ ਆਜ ਰਚਾ ਜਾ ਦਿਲ ਕੇ ਸ਼ੀਸ਼ ਮਹਿਲ ਮੈਂ ਆ ਜਾ ਮਿਲ ਫੇਰੋਗੇ ਵਿਆਹ ਰਚਾ ਜਾ ਰਾਣੇ ਤੂੰ ਮੈਂ ਰਾਜਾ ਰਾਣੇ ਤੂੰ ਮੈਂ ਰਾਜਾ ਮਿਲਨ ਸੇ ਅੰਬਰ ਆਜ ਰਚਾ ਜਾ ਦਿਲ ਕੇ ਸ਼ੀਸ਼ ਮਹਿਲ ਮੈਂ ਆ ਜਾ ਮਿਲ ਫੇਰੋਗੇ ਵਿਆਹ ਰਚਾ ਜਾ ਰਾਣੇ ਤੂੰ ਮੈਂ ਰਾਜਾ ਰਾਣੀ ਤੂੰ ਮੈਂ ਰਾਜਾ ਮੇਰੀ ਮਤਬਾਲਾ ਤੁਝਕੋ ਬਿਨ ਵਰਮਾਲਾ ਲੰਡਨ ਘੁਮਾਊਂਗਾ ਘੁਮਾਊਂਗਾ ਪਟਿਆਲਾ ਉਲਾਲਾ ਉਲਾਲਾ ਤੂੰ ਚਾਬੀ ਮੈਂ ਤਾਲਾ ਆ ਜਾ ਅਬ ਆ ਵੀ ਜਾ ਹੈ ਮੂਡ ਬੜਾ ਦਿਲ ਵਾਲਾ ਤੂੰ ਮੈਂ ਰਾਜਾ ਰਾਜਾ ਚੱਲ ਮੇਰੀ ਚੰਦਰਮੁਖੀ ਐਸ਼ ਕਰਾਊਂਗਾ ਜੰਨਤ ਦਿਖਾਊਂਗਾ ਤੁਝੇ ਚਾਂਪ ਲਜਾਊਂਗਾ ਕੋਲਾ ਵੇਰੀ ਕੀ ਧੁਨ ਤੁਝਕੋ ਸੁਣਾਊਂਗਾ ਟੋਕਿਓ ਮੈਂ ਤਾਜ ਮਹਿਲ ਤੇਰੇ ਲਈ ਬਣਵਾਊਂਗਾ ਰਾਣੀ ਤੂੰ ਮੈਂ ਰਾਜਾ ਰਾਣੀ ਤੂੰ ਮੈਂ ਰਾਜਾ